ਸਾਨੂੰ ਆਪਣੇ ਕੋਲ ਬੁਲਾ ਲੈ ਮਦੀਨੇ ਵਾਲਣਿਆ, ਸਾਨੂੰ ਆਪਣੇ ਕੋਲ ਬੁਲਾ ਲੈ ਮਦੀਨੇ ਵਾਲਣਿਆ, ਸਾਡੇ ਦਿਲ ਦਾ ਰੋਗ ਮਿਟਾ ਦੇ ਮਦੀਨੇ ਵਾਲਣਿਆ, ਸਾਡੇ ਸਾਨੂੰ ਸਭ ਗੁੰਬਦ ਦਿਖਣਾ ਦੇ ਮਦੀਨੇ ਵਾਲਣਿਆ, ਸਾਨੂੰ ਆਪਣੇ ਕੋਲ ਬੁਲਾ ਲੈ ਮਦੀਨੇ ਵਾਲਣਿਆ, ਸਦਕਾ ਸ਼ਹੀਦਾਂ ਦਾ ਸਾਡੇ ਸੋ ਨਸੀਬ ਜਗਾ ਦੇ ਮਦੀਨੇ ਵਾਲਣਿਆ, ਸਾਨੂੰ ਆਪਣੇ ਕੋਲ ਬੁਲਾ ਲੈ ਮਦੀਨੇ ਵਾਲਣਿਆ, ਅੱਲਾ ਅੱਲਾ ਸ਼ਾਲ ਤੇਰੀ ਸਭ ਤੋਂ ਸਿਵਾਇਆ ਏ, ਨੂਰੀਆਂ ਨੇ ਕਾਬਾ ਤੇਰੇ ਦਰ ਨੂੰ ਬਣਾਇਆ ਏ, ਇੱਕ ਨੂੰ ਝਲਕ ਦਿਖਲਾ ਦੇ ਮਦੀਨੇ ਵਾਲਣਿਆ, ਸਾਨੂੰ ਆਪਣੇ ਕੋਲ ਬੁਲਾ ਲੈ ਮਦੀਨੇ ਵਾਲਣਿਆ, ਹਿਜਰ ਦੀ ਰਾਤ ਲੰਬੀ ਕਿਹੜੇ ਪਾਸੇ ਜਾਵਾਂ ਮੈਂ,